ਹਰਪਾਲ ਸਿੰਘ ਆਪਣੀ ਕਾਮਯਾਬੀ ਹੋ ਗਈ। ਹਰਪਾਲ ਸਿੰਘ ਜਿੰਦਾਬਾਦ ਜਿੰਦਾਬਾਦ। ਸਾਲਾ ਮੁੱਛੜ। ਕੁੜੀਆਂ ਚ ਤੂੰ ਵੀ ਐ ਰਕਾਨੇ ਅਤਨੀ, ਮੁੰਡਿਆਂ ਚ ਸਿਰਾ ਤੇਰੇ ਆਲਾ ਜੱਟ ਨਹੀਂ। ਕੁੜੀਆਂ ਚ ਤੂੰ ਵੀ ਐ ਰਕਾਨੇ ਅਤਨੀ, ਮੁੰਡਿਆਂ ਚ ਸਿਰਾ ਤੇਰੇ ਆਲਾ ਜੱਟ ਨਹੀਂ। ਵਰਤੀ ਜਾਊਗੀ ਟਾਈਮ ਆਉਣ ਦੇ ਦਿਨਾਲੀ ਜਿਹੜੀ ਟੰਗੀ ਕੰਧ ਤੇ। ਕੋਈ ਦਿੱਕਤ ਵਿੱਕਤ ਹੈ ਤਾਂ ਹਮੇ ਬਤਾਈਏ, ਮੰਗੇਤਰ ਹੈ ਆਪਕੇ। ਹੈਲੋ, ਮੈਂ ਬੋਲ ਰਹੀ ਹੂੰ। ਉਹ ਬੋਲ ਮੇਰੀ ਜੱਟਣੀ, ਮਿਲਣਾ ਚਾਹਤੀ ਹੂੰ ਤੇਰੇ ਸੇ। ਮਿਲਣਾ ਚਾਹਤੀ ਹੈ ਵੋ ਵੀ ਅਕੇਲੇ। ਅੱਛਾ ਤੂੰ ਮਿਲ ਲੇ। अजे तेरे सारे शौक पुगाए नहीं हो जाने अजे उलझे पए ने अपने ही ताने बाने उंज दिलों तेनू करदा प्यार गोरिए जिंदगी रही तां तेनू बंगले बना दूं अजे यार तेरा बेरोजगार गोरिए सुन के टल्ली साइकिल दी बूहे विच खड़दी हौसले इक हूर पर नतर